ਬੁੱਲੀਆਂ ਗੁਲਾਬੀ ਤੇਰੀਆਂ ਉਹ ਮੈਨੂੰ ਰਾਤਾਂ ਨੂੰ ਨਾ ਸੌਣ ਦਿੰਦੀਆਂ ਬਾਹਾਂ ਗੋਰੀਆਂ ਚ ਲਾਲ ਚੂੜੀਆਂ ਉਹ ਮੈਨੂੰ ਜਾਨ ਜਾਨ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀਆਂ ਜ਼ਿੰਦਗੀ ਚ ਆ ਕੇ ਸਾਡੇ ਸੁਪਨੇ ਸਜਾਉਣ ਲਈ ਧੰਨਵਾਦ ਕਰਦੇ ਆ ਜ਼ਿੰਦਗੀ ਚ ਆਉਣ ਲਈ ਜ਼ਿੰਦਗੀ ਚ ਆ ਕੇ ਸਾਡੇ ਸੁਪਨੇ ਸਜਾਉਣ ਲਈ ਸੁਪਨੇ ਸਜਾਉਣ ਲਈ ਗੋਰੇ ਹੱਥਾਂ ਉੱਤੇ ਲਾਈਆਂ ਮਹਿੰਦੀਆਂ ਮੈਨੂੰ ਰਾਤਾਂ ਨੂੰ ਨਾ ਸੌਣ ਦਿੰਦੀਆਂ ਗੋਰੀਆਂ ਚ ਲਾਲ ਚੂੜੀਆਂ ਉਹ ਮੈਨੂੰ ਜਾਨ ਜਾਨ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਚੰਨ ਮੇਰੀ ਚੋਲੀ ਪਾਇਆ ਏ ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਚੰਨ ਮੇਰੀ ਚੋਲੀ ਪਾਇਆ ਏ ਚੋਲੀ ਪਾਇਆ ਏ ਖੁਸ਼ ਹੋ ਕੇ ਹਵਾਵਾਂ ਕਹਿੰਦੀਆਂ ਸੌਣ ਦਿੰਦੀਆਂ ਬਾਹਾਂ ਗੋਰੀਆਂ ਚ ਲਾਲ ਚੂੜੀਆਂ ਉਹ ਮੈਨੂੰ ਜਾਨ ਜਾਨ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀਆਂ ਉਹ ਮੈਨੂੰ ਜਾਨੂ ਜਾਨੂ ਆਣ ਕਹਿੰਦੀਆਂ ਤੇਰਾ ਨਾਮ ਜਪਦਾ ਨਾ ਥੱਕੂਗਾ ਕੱਚ ਦੀ ਗਲਾਸੀ ਵਾਂਗ ਸਾਂਭ ਸਾਂਭ ਰੱਖੂਗਾ ਸੁਬਾ ਸ਼ਾਮ ਤੇਰਾ ਨਾਮ ਜਪਦਾ ਨਾ ਥੱਕੂਗਾ ਕੱਚ ਦੀ ਗਲਾਸੀ ਵਾਂਗ ਸਾਂਭ ਸਾਂਭ ਰੱਖੂਗਾ ਸੰਧੂ ਤੈਨੂੰ ਰੱਖੂ ਆਪੇ ਸਾਂਭੇਗੀ ਕਬੀਲਦਾਰੀਆਂ ਜੋਸੀ ਰਹਿੰਦੀਆਂ ਬਾਹਾਂ ਗੋਰੀਆਂ ਚ ਲਾਲ ਚੂੜੀਆਂ